ਸਾਨੂੰ ਜਿਹੜਾ ਰੁੱਕ ਟੱਕੇ ਰੱਖ ਦਾਂਗੇ ਉਹਨੂੰ ਤੋਕੇ ਸਾਨੂੰ ਜਿਹੜਾ ਰੁੱਕ ਟੱਕੇ ਰੱਖ ਦਾਂਗੇ ਉਹਨੂੰ ਤੋਕੇ ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ ਰੱਬ ਦੀ ਅਸੀਂ।